예, 라자 보헤미아 구리 캔디 구리 캔디 구리 캔디 수키 뮤지컬 닥터스 구리 캔디 베이비 빨라 제구와 레로 फेल जिन्ना मर्जी प्यार ले लो इन दिवाली में शकीनी एक वेगी एक जीन सूट बटे आला शाही जा ले लो कुड़ी कहंदी बेबी पहला जैगुआर ले लो फेल जिन्ना मर्जी प्यार ले लो प्यार ले लो फिर जिन्ना मर्जी प्यार ले लो कुड़ी कहंदी बेबी पहला जैगुआर ले लो फिर जिन्ना मर्जी प्यार ले लो प्यार ले लो कुड़ी कहंदी भाई सोनी मॉडल लगदी मॉडल टाउन च रहंदी ਉਹ ਛੋਟੇ ਮੋਟੇ ਲੋਕਾਂ ਨਾਲ ਨਾ ਮਿਲੇ ਨਾਲੇ ਛੋਟੀ ਮੋਟੀ ਗੱਡੀ 'ਚ ਨਹੀਂ ਬੈਂਦੀ ਨਾਲੇ ਨਜ਼ਰ ਨਹੀਂ ਆਉਂਦੀ ਉਹਨੂੰ ਮੇਰੀ ਹੋਰ ਕੋਈ ਕਾਮਯਾਬੀ ਦੱਸੋ ਕਿੱਥੋਂ ਲੈ ਕੇ ਆਵਾਂ ਮੈਂ ਜੈਗਵਾਰ ਦੀ ਚਾਬੀ ਬਿਨਾਂ ਐਲਈਡੀ ਹੈਡਲਾਈਟਸ ਤੇ ਤੈਨੂੰ ਪਿਆਰ ਮੇਰਾ ਦਿਸੇ ਨਾਜ਼ਰਾ ਦੀ ਹੁਣ ਮਿੱਤਰੋ ਦਿਲ ਮੇਰਾ ਤੋੜ ਕੇ ਕਹਿੰਦੀ ਸ਼ਹਿਰ ਘੁਮਾ ਮੈਨੂੰ ਸਨਰੂਫ ਖੋਲ ਕੇ ਹੁਣ ਮੈਂ ਅਥਰੂ ਛੁਪਾ ਕੇ ਉਹਦਾ ਦਿਲ ਪਰ ਲਹੂ ਮੈਂ ਡੋਲ ਕੇ ਸੋੜੀਏ ਬੇ ਸਾਨੂੰ ਕੀ ਲੱਗੇ ਜੈਗਵਾਰ ਤੋਂ ਵੇ ਜੱਟਾ ਦਾ ਦਿਲ ਵੱਡਾ ਹੁੰਦਾ ਕਿਸੇ ਵੀ ਘਰ ਤੋਂ ਪਰ ਛੱਡ ਮੇਰੇ ਦਿਲ ਦੀ ਤੇ ਮੇਰੀ ਸੌਖ ਤੂੰ ਸ਼ਿਕਵਾਣੀ ਹੋਣਾ ਮੇਰੇ ਪਿਆਰ ਤੋਂ ਕਹਿੰਦੀ ਸੋਹਣਿਆ ਜੱਟਾਂ ਦਾ ਦਿਲ ਵੱਡਾ ਹੁੰਦਾ ਏ ਮੈਂ ਲੱਗਦਾ ਏ ਜੱਟ ਅੱਗ ਲਾਗੇ ਤੁਰੀਗੀ ਇਸ ਗੱਲ ਦੀ ਸੀ ਦੇਰ ਸਾਰੀ ਵੇਚਦੀ ਜ਼ਮੀਨ ਜੱਟ ਜੱਟਾਂ ਦੇ ਮੁੰਡੇ ਦਾ ਉਹ ਜਗਾ ਕੇ ਤੁਰੀਗੀ ਜਾਨੀ ਲੈਤੀ ਜੱਗਵਾਰਿਆਂ ਨਾਲ ਲਾਉਂਗਾ ਵਿਆਰ ਮੇਰੇ ਕਿਸੇ ਨੂੰ ਨਾ ਕਹੂ ਜੱਗਵਾਰ ਲੈ ਲਵੋ ਕੁੜੀ ਕਹਿੰਦੀ ਬੇਬੀ ਪਹਿਲਾਂ ਜੱਗਵਾਰ ਲੈ ਲਵੋ